ਤੋੜ ਕੋਈ ਗਈ ਦਿਲ ਮਿੱਤਰਾਂ ਦਾ ਦਮ ਸੋਣੀਏ ਸੱਜ ਕੇ ਲੈ ਜਾਵਾਂ ਫੇਰ ਨਹੀਂ ਸੱਜ ਕੇ ਲੈ ਜਾਵਾਂ ਸੋਣੀਏ ਸੱਜ ਕੇ ਲੈ ਜਾਵਾਂ ਫੇਰ ਨਹੀਂ ਸੱਜ ਕੇ ਲੈ ਜਾਵਾਂ ਸੋਣੀਏ ਤੇਰੀ ਜਵਾਨੀ ਤੈਨੂੰ ਵੀ ਤੇ ਮੈਂ ਵੀ ਜਵਾਨ ਬਿਲੋ ਸੱਚੀ ਲੱਗਦਾ ਮਿਲ ਗਏ ਖੁੱਲ ਕੇ ਅੱਜ ਤੂੰ ਨੱਚ ਲੈਣੀ ਪੂਰੀ ਤੂੰ ਲਾ ਦੇ ਸੰਗ ਸੋਣੀਏ ਸੱਜ ਕੇ ਲੈ